Johnny Martin. Sidhu Moosewala. I'm a brown boy. Oh, naam ne brand mehngiyan ne gaddiyan. Custom paletan mooran ne jaddiyan. Chaude chaude rim dharti nu naapde. Dekhde a log chak chak addiyan. Tak lalli jalli aandi piche hat. It's a jut. Mooh bahut bolde a cut. It's a jut. Dilan utte maarde a satte. Vairi dande jadan vichon pat. It's a jut. Tere shehar ch karaunde jehde a. It's a jut. Mooh bahut bolde a cut. It's a jut. City, take a photo, baby. I wear my heart on my sleeve like a logo, baby. Niggas try to take me out, that's a no-go, baby. I'm taking shots at your head like a GoPro, baby. Let me tell you why these other niggas crazy. I ain't never been surfing, but I'm wavy. All the way from Beats, I'm the Surrey man. I know you heard of us. We're sitting on the track, man. They call us murderers. ਨੂੰ ਕੱਢੇ ਰੇਂਜ ਕਾਲੀ ਬੱਲੀਏ ਮਾਰੇ ਲਲਕਾਰੇ ਪੀਟਰ ਦਨਾਲੀ ਬੱਲੀਏ ਗਲ ਤੱਕ ਰੱਖਾਂ ਕਾਰਤੂਸ ਤੁੰਨ ਕੇ ਆ ਜੱਥੇ ਅੜੇ ਸਿੰਘ ਕਰਾਂ ਖਾਲੀ ਬੱਲੀਏ ਦੱਸ ਕਿਵੇਂ ਪਾਜੂਗਾ ਕੋਈ ਹੱਥ ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟੇ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਤੇਰੇ ਸ਼ਹਿਰ ਚ ਕਰਾਉਂਦੇ ਜਿਹੜੇ ਆ ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ tera yaar pura jatta fan aan de sani tera ghana bada atta tenu nahi si pata hun pata tenu kaka tere sher aake mere yaar maar de daka hun bas ho gayi teri hun mere naal feature di oh gall bina chedi dekh la ke mere gaane munde maar de ne gedi hun time aaya mera gall bas di na teri ਲੜਾਂ ਦੀ ਡਰ ਰਹਿੰਦੀ ਵੇਟ ਕਰਦੀ ਆ ਯੰਕਿਆਂ ਨੂੰ ਜਿਹੜੀ ਹਾਈ ਰੇਟ ਕਰਦੀ ਸਾਨੂੰ ਚੋਟੀ ਦੇ ਯਕੀਨ ਅਸਤਾਦ ਮੰਨਦੇ ਆ ਓ ਲੱਡੂਆ ਮੰਡੀਰ ਜਿਹੜੀ ਹੇਟ ਕਰਦੀ ਬੱਚੇ ਬੱਚੇ ਮੁੱਦੇ ਗਿਆ ਨਾ ਮਰਾ ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟੇ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਤੇਰੇ ਸ਼ਹਿਰ ਚ ਕਰਾਉਂਦੇ ਜਿਹੜੇ ਆ ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਛੇ ਛੇ ਫੁੱਟੇ ਕੱਦ ਲੁੱਕ ਡੋਪ ਬੱਲੀਏ ਆ ਲੁੱਟਦਾ ਹੱਦ ਲਈਏ ਆ ਰੋਪ ਬੱਲੀਏ ਆ 15 ਦਿਨਾਂ ਚ ਨੌ ਨੌ ਗੀਤ ਆਉਂਦੇ ਨੇ ਆਓ ਯਾਰ ਤੇਰਾ ਗੀਤਾਂ ਵਾਲੀ ਤੋਪ ਬੱਲੀਏ ਦੇਖੀ ਸਿੱਧੂ ਮੂਸੇਵਾਲਾ ਕੱਡੂ ਵੱਟ ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟੇ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਕਵਾਰੀ ਹੋਰ ਤੇਰੇ ਸ਼ਹਿਰ ਚ ਕਰਾਉਂਦੇ ਜਿਹੜੇ ਆ ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟੇ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਤੇਰੇ ਸ਼ਹਿਰ ਚ ਕਰਾਉਂਦੇ ਜਿਹੜੇ ਆ ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟੇ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਟ I'm a brown boy. I'm a brown boy. I'm a brown boy. Ek vari. Chal bad bol ho gaya hun. Tere shehar ch karaunde jehde a is a jut. Mooh bahut bolde a cut is a jut.